ਕੀ ਗੱਲ ਬਾਈ, ਮੇਰੇ ਮੁੰਡੇ ਦਾ ਸ਼ਗਨ ਆਇਆ ਤੇ ਤੁਸੀਂ ਮੂੰਹ ਲਟਕਾ ਹੀ ਬੈਠੇ ਹੋ। ਹੋਏ ਆਪਣਾ ਪੰਮੀ ਬਾਈ ਆ ਰਿਹਾ, ਪੰਮੀ ਬਾਈ ਕੋਈ ਭੰਗੜੇ ਛੰਗੜੇ ਪਾਓ। ਬਿਨਾ ਡੀਜ਼ਲ ਤੋਂ ਗੱਡੀ ਕਿਵੇਂ ਚੱਲੂ? ਵੇ ਮੁੰਡਿਓ, ਪੰਮੀ ਬਾਈ ਤਾਂ ਪੀਂਦਾ ਨਹੀਂ, ਵੇ ਤੁਸੀਂ ਵੀ ਦਫਾ ਕਰੋ ਇਸ ਬਿਮਾਰੀ ਨੂੰ। ਓਕੇ ਬੇਬੇ, ਅੱਜ ਤੋਂ ਦਾਰੂ ਬੰਦ। ਬਸ ਘੁੱਟ ਘੁੱਟ ਪੀਣੀ ਹੈ। ਘੁੱਟ ਘੁੱਟ? ਬਜ਼ੁਰਗੋ, ਗੱਲ ਤਾਂ ਤੁਹਾਡੀ ਠੀਕ ਹੈ, ਖੁਸ਼ੀ ਦਾ ਮੌਕਾ ਪੀ ਲੈਣ ਤੋਂ ਵਿਚਾਰਿਆਂ ਨੂੰ ਘੁੱਟ ਘੁੱਟ। ਓ ਬਾਪੂ ਜੀ, ਇੱਕ ਘੁੱਟ ਆਣ ਦਿਓ। ਹੱਥ ਵਿੱਚ ਬੋਤਲਾਂ ਤੇ ਪੈਕ ਜੱਚਦੇ, ਏਡੀ ਲੰਬੀ ਘੁੱਟ, ਖੁਸ਼ੀਆਂ ਦੇ ਵੇਲੇ ਯਾਰ ਬੇਲੀ ਨੱਚਦੇ। ਹੱਥ ਵਿੱਚ ਬੋਤਲਾਂ ਤੇ ਪੈਕ ਜੱਚਦੇ, ਖੁਸ਼ੀਆਂ ਦੇ ਵੇਲੇ ਯਾਰ ਬੇਲੀ ਨੱਚਦੇ। ਜਹਾਨ ਵਿੱਚ ਸਾਰੇ ਜੇ ਪੀੜੀ ਚੜ੍ਹਦੀ ਜੱਟਾਂ ਨੇ, ਜੇ ਪੀੜੀ ਚੜ੍ਹਦੀ ਯਾਰਾਂ ਨੇ, ਜੇ ਪੀੜੀ ਚੜ੍ਹਦੀ ਜੱਟਾਂ ਨੇ। ਤੁਸੀਂ ਹਟਦੇ ਨੀ ਪੀਣ ਤੋਂ? ਓਕੇ ਬਾਪੂ, ਅੱਜ ਤੋਂ ਦਾਰੂ ਬੰਦ, ਸਿਰਫ ਦਵਾ ਦਾਰ, ਦਵਾਈ ਦੇ ਤੌਰ ਤੇ ਪੀਣੀ ਹੈ ਚਮਚ ਚਮਚ। ਬਾਪੂ ਚਮਚਾ ਕਿ ਤਾਂ ਨੀ ਦਾਰੂ ਦਾ ਮਾੜਾ, ਚਮਚ ਇੱਕ ਚਮਚ ਬਾਪੂ ਆਣ ਦੋ। ਅੱਜ ਤੋਂ ਬਾਅਦ ਦਾਰੂ ਬੰਦ, ਅੱਜ ਤੋਂ ਬਾਅਦ ਅੱਜ ਦਾ ਪੀਣ ਦਿਓ ਆਣ ਦੋ। ਦਾਰੂ ਮੰਨਿਆ ਇੱਜ਼ਤ ਫਿਰ ਚਾਹੁੰਦੀ ਏ, ਬਹੁਤ ਪੀ ਲਈਏ ਤਾਂ ਇੱਜ਼ਤਾਂ ਘਟਾਉਂਦੀ ਏ, ਪੀ ਲਈਏ ਤਾਂ ਇੱਜ਼ਤਾਂ ਘਟਾਉਂਦੀ ਏ। ਕਿੰਨੇ ਮੰਜੇ ਵਿੱਚ ਲੋਕੋ ਕਾਣ ਹੁੰਦੀ ਏ, ਪੀਣੀ ਨਾ ਨਾ ਛੱਡੀ ਤਾਂ ਹੁਣ ਤੁਹਾਡੇ ਜੁੱਤੀਆਂ ਪੈਣੀਆਂ। ਨੋ ਪ੍ਰੋਬਲਮ, ਜੁੱਤੀਆਂ ਵੀ ਖਾ ਲਾਂਗੇ। ਅੱਛਾ ਤੇ ਆਣ ਦਿਓ। ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਦਾਰੂ ਮਾੜੀ ਹੈ। ਲਾ ਫਿਰ ਕੰਨਾਂ ਨੂੰ ਹੱਥ, ਆ ਲੱਗੇ ਕੰਨਾਂ ਨੂੰ ਹੱਥ ਜਾਣ ਦੋ।